ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਯਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਨਮੈ ਪਾਪ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਬਨ ਯਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਨਮੈ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਬਨ ਜਾਨਤ ਦੂਰ ਤੁਮ ਹੈ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ ਰਹਾਉ ਜਬ ਲੱਗ ਤੁੱਟੈ ਨਾਹੀ ਮਨ ਭਰਮਾ ਤਾਬ ਲੱਗ ਮੁਕਤ ਨ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਾਨ ਸੋਈ ਜਬ ਲੱਗ ਤੁੱਟੈ ਨਾਹੀ ਮਨ ਭਰਮਾ ਤਬ ਲੱਗ ਮੁਕਤ ਨ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਾਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਾਸਰੀ ਮਹੱਲਾ ਪੰਜਵਾ ਯਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਾਨੈ ਪਾਪ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਬਨੈ